ਗੁਰੂ ਦਸਮੇਸ਼ ਦੇ ਸਦਾ ਮੌਤ ਤੈਨੂੰ ਕਰਨ ਮਖੋਰ ਏ ਕਾਲ ਨੂੰ ਕੀ ਬਣ ਤੋੜ ਕੇ ਧਰਮ ਦੇ ਬਣੇ ਹੋਏ ਤੇ ਅਣਖਾਂ ਦੇ ਬਣ ਜਾਰੇ ਵੀ ਜਗਰ ਤੈਨੂੰ ਮੰਗਾਰ ਕੋਈ ਉਹਨੂੰ ਜਿਹਨੇ ਵਖਾਉਂਦੇ ਤਾਰੇ ਵੀ ਏ ਦਇਆ ਧਰਮ ਦੇ ਬਣੇ ਹੋਏ ਤੇ ਅਣਖਾਂ ਦੇ ਬਣ ਜਾਰੇ ਵੀ ਜਗਰ ਤੈਨੂੰ ਮੰਗਾਰ ਕੋਈ ਉਹਨੂੰ ਜਿਹਨੇ ਵਖਾਉਂਦੇ ਤਾਰੇ ਵੀ ਜਦ ਤੱਕ ਨਾ ਲਾਰੀ ਨੂੰ ਸੋਚ ਦੇ ਜਦ ਤੱਕ ਨਾ ਲਾਰੀ ਨੂੰ ਸੋਚ ਦੇ ਕਹਿੰਦੇ ਰਹਿਣ ਸ਼ਰਾਂ ਨੂੰ ਸਿੰਘ ਸੂਰਮੇ ਗੁਰੂ ਦਸਮੇਸ਼ ਦੇ ਸਿੰਘ ਸੂਰਮੇ ਗੁਰੂ ਦਸਮੇਸ਼ ਦੇ ਸਦਾ ਮੌਤ ਨੂੰ ਕਰਨ ਮਖੋਲ ਇਹ ਕਾਲ ਨੂੰ ਪੀ ਬਣ ਕੋਲ ਕੇ ਰੋਬ ਕਿਸੇ ਤੇ ਪਾਉਂਦੇ ਨਹੀਂ ਨਾ ਤੋਸ ਕਿਸੇ ਦੀ ਜਰਦੇ ਨੇ ਜਦੋਂ ਕਰੇ ਮਦੀ ਕੀ ਜ਼ਾਲਮ ਕੋਈ ਉਹ ਜਿਤਾਉਣ ਤੇ ਗੋਡਾ ਧਰਦੇ ਨੇ ਸਿੰਘ ਰੋਬ ਕਿਸੇ ਤੇ ਪਾਉਂਦੇ ਨਹੀਂ ਨਾ ਤੋਸ ਕਿਸੇ ਦੀ ਜਰਦੇ ਨੇ ਜਦੋਂ ਕਰੇ ਮਦੀ ਕੀ ਜ਼ਾਲਮ ਕੋਈ ਉਹਦੀ ਤੌਣ ਤੇ ਗੋਦਾ ਧਰਦੇ ਨੇ ਸਿਰੋਂ ਨਿਉਂਦਾ ਲਾਉਣ ਨੂੰ ਕਿਸੇ ਦਾ ਸਿਰੋਂ ਨਿਉਂਦਾ ਲਾਉਣ ਨੂੰ ਕਿਸੇ ਦਾ ਇਹ ਕਰਨ ਰਤਾ ਨਾ ਤੋ ਸਿੰਘ ਸੂਰਮੇ ਗੁਰੂ ਦਸਮੇਸ਼ ਦੇ ਸਿੰਘ ਸੂਰਮੇ ਗੁਰੂ ਦਸਮੇਸ਼ ਦੇ ਸਦਾ ਮੌਤ ਨੂੰ ਕਰਨ ਮਖੋਲ ਏ ਕਾਲ ਨੂੰ ਪੀ ਬਣ ਕੋਲ ਕੇ ਸੀਰਤ ਜੱਗ ਤੋਂ ਨਿਆਰੀਏ ਇਹਦੀ ਸੂਰਤ ਜੱਗ ਤੋਂ ਪਿਆਰੀਏ ਇਹ ਲੋਕਾਂ ਲਈ ਸਿਰ ਵਾਰਨ ਵਾਲੀ ਮੂਰਤ ਜੱਗ ਤੋਂ ਨਿਆਰੀਏ ਇਹਦੀ ਸੀਰਤ ਜੱਗ ਤੋਂ ਨਿਆਰੀਏ ਤੇ ਸੂਰਤ ਜੱਗ ਤੋਂ ਪਿਆਰੀਏ ਇਹ ਲੋਕਾਂ ਲਈ ਸਿਰ ਵਾਰਨ ਵਾਲੀ ਮੂਰਤ ਜੱਗ ਤੋਂ ਨਿਆਰੀ ਸਿੰਘ ਹੋਣ ਤੇ ਸਾਨੂੰ ਮਾਣ ਹੈ ਸਿੰਘ ਹੋਣ ਤੇ ਸਾਨੂੰ ਮਾਣ ਹੈ ਕਿਤੇ ਪੂਰੀ ਆਖੇ ਦਾ ਜੋ ਸਿੰਘ ਸੂਰਮੇ ਗੁਰੂ ਦਸਮੇਸ਼ ਦੇ ਸਿੰਘ ਸੂਰਮੇ ਗੁਰੂ ਦਸਮੇਸ਼ ਦੇ ਸਦਾ ਮੌਤ ਨੂੰ ਕਰਨ ਮਖੋ